ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਸਰਬ ਸੁਖ ਦਾਤਾ ਹਰ جا کے وس ہے کام دینا سو ایسا ہر تہائی میرے جی اڑے تا سرب سکھ پاوہ میرے منہ